money, money, and all. मेरी गड्डी ते शीशे काले अलॉय व्हील वी लाले और रिम घूमे जदों पैण लिशकारे छत ला के मैं लुटदा नजारे ओ पूरी छड के मैं बेस जदों लावा हाई नी रे छड के मैं बेस जदों लावा हाई नी रे ओंदी हथ ना स्पीड सोते छड्डी दे ओ कुड़ी हर इक मरदी ए नी मित्रां दी गड्डी ते ओ कुड़ी हर इक मरदी ए नी मित्रां दी गड्डी ते ओ कुड़ी हर इक ਲੱਗੀਆਂ ਨੇ ਲੈਦਰ ਸੀਟਾਂ ਨਾਲ ਵੱਜਣ ਪੰਜਾਬੀ ਬੀਟਾਂ ਕਦੇ ਖੜ ਕੇ ਦੇਖ ਲਈ ਸੋਣੀਏ ਸੜਕਾਂ ਤੇ ਵੱਜੀਆਂ ਚਰੀਟਾਂ ਉਹ ਜਦੋਂ ਪਾਵਾਂ ਟੌਪ ਗੇਰ ਹੱਥ ਆਉਂਦਾ ਨਹੀਂ ਫੇਰ ਪਾਵਾਂ ਟੌਪ ਗੇਰ ਹੱਥ ਆਉਂਦਾ ਨਹੀਂ ਫੇਰ ਲੋਕੀ ਤੱਕਦੇ ਨੇ ਟੌਰ ਸਾਡੀ ਗੱਡੀ ਵੇ ਉਹ ਕੁੜੀ ਹਰ ਇੱਕ ਮਰਦੀ ਏ ਨੀ ਮਿੱਤਰਾਂ ਦੀ ਗੱਡੀ ਤੇ ਉਹ ਕੁੜੀ ਹਰ ਇੱਕ ਮਰਦੀ ਏ ਨੀ ਮਿੱਤਰਾਂ ਦੀ ਗੱਡੀ ਤੇ untouchable swag jadon langa teri gali tera takda hai dad wallet na card na hi bodyguard jeb vich meri bas hunda cash hard bourbon to bourbon london to durban karda main rule mere jeya hona no one speed vi na read kar sakke koi speaker sare galla karde ne meriya jadon langa dale aunda ni main meriya door khulde ne utte mere chor sky unda meri speed nal koi kar na daraya jo baitha meri seat utte don't be shy puri har ek mardi e ni mitran de ओ कुड़ी हर एक मरदी ए नी मित्रां दी गड्डी ते ओ कुड़ी हर एक मरदी ए नी मित्रां दी गड्डी ते खड़ी गड्डी नाल लोकी फोटो कर दे क्लिक सब देख दे ने खड़े जदों वजदी ड्रिफ्ट ਖੜੀ ਗੱਡੀ ਨਾਲ ਲੋਕੀ ਫੋਟੋ ਕਰਦੇ ਕਲਿੱਕ ਸਭ ਦੇਖਦੇ ਨੇ ਖੜ ਜਦੋਂ ਵੱਜਦੀ ਟ੍ਰਿਪ ਸ਼ੀਸ਼ਾ ਕਰ ਜਦੋਂ ਡਾਊਨ ਮੁੰਡਾ ਘੁੰਮਦਾ ਏ ਡਾਊਨ ਕਰ ਜਦੋਂ ਡਾਊਨ ਮੁੰਡਾ ਘੁੰਮਦਾ ਏ ਡਾਊਨ ਫਿਰ ਦੇਖਦੇ ਆ ਸਾਰੇ ਚੁੱਕੇ ਅੱਡੀ ਵੇ ਉਹ ਕੁੜੀ ਹਰ ਇੱਕ ਮਰਦੀ ਏ ਨੀ